ਤੇਰੇ ਨਾਲ ਜੋ ਪਿਆਰ ਨਾ ਪਾਦਾ ਮੈਂ ਮਰੇ ਅਬਦਰ ਹਾਲ ਨਾ ਥੀਦਾ ਨਾ ਦਰ ਦਰ ਧਿਕੜੇ ਖਾਂਦਾ ਮੈਂ ਨਾ ਮਰ ਮਰ ਕੇ ਮੈਂ ਜੀਂਦਾ ਹੱਟ ਯਾਰ ਤੇਰੀ ਜੁਦਾਈ ਦੇ ਨਾ ਲੁਕ ਲੁਕ ਕੇ ਮੈਂ ਸੀਂਦਾ ਤੇਰੇ ਪਿਆਰ ਚ ਸ਼ਾਰਬ ਹੀ ਮਿਲੀਏ ਵਧਾ ਜ਼ਹਿਰ ਗਮਾਂ ਦਾ ਪੀਂਦਾ ਹੋ ਤੂੰ ਵਸਦਾ ਹੀ ਰਲ ਵਸ ਜਾਂਦੇ ਮੈਂ ਉਜੜੀ ਉਜੜ ਗਈ ਤੈਂ ਜਸ਼ਨ ਮਨਾਏ ਵਿੱਚ ਗੈਰਾਂ ਦੇ ਮੈਂ ਤਾਂਘ ਤੰਘੇ ਦੀ ਰਹੀਆਂ ਤੇਰੇ ਪਿਆਰ ਦੀ ਤਾਲਬ ਹੋ ਕੇ ਵੀ ਤੇਰੇ ਪਿਆਰ ਕੁ ਸਿੱਕਦੀ ਪਈ ਆ ਤੇਰੇ ਪਿਆਰ ਦੀ ਤਾਲਬ ਹੋ ਕੇ ਵੀ ਤੇਰੇ ਪਿਆਰ ਕੁ ਸਿੱਕਦੀ ਪਈਆ ਮਕਬੂਲ ਤੂੰ ਸੁਖ ਦੀ ਨਿੰਦਰ ਸੁਮੀ ਮੈਂ ਰੋ ਰੋ ਕਮਲੀ ਥਈਆ ਫੁੱਲ ਗਰਮੀ ਦੇ ਨਹੀਂ ਸਾਰੇ ਸਜਣ ਜੋ ਛੋੜ ਵਨੇ ਰੂਰਲ ਸੋਲੰਗੀ ਮਜ਼ੇ ਜ਼ਿੰਦਗੀ ਦੇ ਨਹੀਂ ਰਾਂਦੇ ਉਸਤਾਦ ਅੰਬ ਤੋ ਖਾਂ ਪੋ ਮਹਬੂਬ ਜੀਣ ਕਿਹੜੇ ਕੰਮ ਜੋ ਆ ਤੋ ਖਾਂ ਪੋ ਮਹਬੂਬ ਜੀਣ ਕਿਹੜੇ ਕੰਮ ਰੜਿਓ ਕਰੇ ਫਟਕੜ ਜੋ ਗਿਣ ਕਿਹੜੇ ਕੰਮ ਜੋ ਤੋ ਖਾਂ ਪੋ ਮਹਬੂਬ ਜੀਣ ਕਿਹੜੇ ਕੰਮ ਜ਼ਾਰੀ ਬੇਕਰਾਰੀ ਆਹੋ ਜ਼ਾਰੀ ਓ ਪਰੀ ਸੂਰਨ ਮੇ ਗੁਜ਼ਰੇ ਮੁਝੀ ਰਾਤ ਸਾਰੀ ਓ ਪਰੀ ਇੰਤਜ਼ਾਰੀ ਬੇਕਰਾਰੀ ਆਹੋ ਜ਼ਾਰੀ ਓ ਪਰੀ ਸੂਰਨ ਮੇ ਗੁਜ਼ਰੇ ਮੁਝੀ ਰਾਤ ਸਾਰੀ ਓ ਪਰੀ ਓ ਡੁਬਰੋ ਜਿਸਮ ਥਿਓ ਖਾਣੋ ਖਤਮ ਥਿਓ ਡੁਬਰੋ ਜਿਸਮ ਥਿਓ ਖਾਣੋ ਖਤਮ ਥਿਓ ਬਸ ਹਾਣੇ ਖਾਣ ਐ ਪੀਣ ਕਿਹੜੇ ਕੰਮ ਜੋ ਤੋ ਖਾ ਪੋ ਮਹਬੂਬ ਜੀਣ ਕਿਹੜੇ ਕੰਮ ਛਾਲੇ ਵੇ ਐ ਕੀਆਂ ਵੇ ਕਹਿਖੇ ਚਵਾਂ ਹੱਥ ਦੇਈ ਮੂੰਹ ਤੇ ਬਈ ਤੋ ਪਹਾਂ ਜੇ ਮੋਰੋ ਦੋ ਗ੍ਰਹਾਂ ਛੋਵੇਂ ਛਾਲੇ ਵੇ ਐ ਕੀਆਂ ਵੇ ਕਹਿਖੇ ਚਵਾਂ ਹੱਥ ਦੇਈ ਮੂੰਹ ਤੇ ਬਈ ਪਹਾਂ ਜੇ ਮੋਰੋ ਦੋ ਗ੍ਰਹਾਂ ਆ ਯਾਰਨ ਸਾਂ ਯਾਰੂ ਖਤਮ ਪੰਜੂ ਕੰਮ ਕਾਰੂ ਖਤਮ ਯਾਰਨ ਸਾਂ ਯਾਰੂ ਖਤਮ ਪੰਜੂ ਕੰਮ ਕਾਰੂ ਖਤਮ ਕਹੇ ਸਾਂ ਰੁਸਣ ਪਰ ਚਣ ਐ ਘੁੰਮਣ ਕਿਹੜੇ ਕੰਮ ਜੋ ਤੋ ਖਾ ਪੋ ਮਹਬੂਬ ਜੀਣ ਕਿਹੜੇ ਕੰਮ ਜੋ ध्यान करे वो किया करे ऐं छा करे तो सवा तो इं करे जीअं लूण पाणीअ में गरे बांधन करे वो किया करे ऐं छा करे तो सवा तो इं करे जीअं लूण पाणीअ में गरे वेठे वेठे रातू कचां मेरा भी न लटा मचां वेठे वेठे रातू कचां मेरा भी न लटा मचां हिक जे दन सां हलणा ऐं खिलण कहिड़े कम जो तोखां पोइ महबूब जीअण कहिड़े कम जो ओ हिननि जे अॻियां हुननि जे अॻियां हिननि जे अॻियां हुननि जे अॻियां रड़ियूं करे फतकण रोइण कहिड़े कम जो तोखां पोइ महबूब जीअण कहिड़े कम जो।